ਦੋਵੇਂ ਕੁੱਤਾ ਚ ਗੁਲਾਬੀ ਬੁੱਲ ਟੰਗੇ ਟੰਗੇ ਦੋਵੇਂ ਹੱਥ ਸੋਹਣੇ ਮਹਿੰਦੀ ਨਾਲ ਰੰਗੇ ਰੰਗੇ ਦੋਵੇਂ ਕੁੱਤਾ ਚ ਗੁਲਾਬੀ ਬੁੱਲ ਟੰਗੇ ਟੰਗੇ ਦੋਵੇਂ ਹੱਥ ਸੋਹਣੇ ਮਹਿੰਦੀ ਨਾਲ ਰੰਗੇ ਰੰਗੇ ਕਾਹਦੀ ਚੜ੍ਹਗੀ ਜਵਾਨੀ ਤੈਨੂੰ ਸੋਹਣੀਏ ਨੀ ਜੱਗ ਚ ਪਚਾਲ ਆ ਗਿਆ ਅਸੀਂ ਰੋਕਿਆ ਬਥੇਰਾ ਡੁੱਬ ਜਾਣੀਏ ਨੀ ਤੇਰੇ ਉੱਤੇ ਦਿਲ ਆ ਗਿਆ ਰੋਕਿਆ ਬਥੇਰਾ ਤੇਰਾ ਡੁੱਬ ਜਾਣੀ ਨੀ ਤੇਰੇ ਉੱਤੇ।